ਹੁਣ ਜੋਗਾ ਰੋਗਿਸ਼ਕੇ ਦਾ ਲਾ ਗਿਆ ਪਹਿਲੀ ਤੱਕਣੀ ਚ ਆਪਣਾ ਬਣਾ ਗਿਆ ਜੁਣ ਜੋਗਾ ਰੋਗਿਸ਼ਕੇ ਦਾ ਲਾ ਗਿਆ ਦਿਲ ਕਰੇ ਪਰ ਪੋਜ਼ਲ ਜਾ ਭੇਜਦਾ ਦਿਲ ਕਰੇ ਪਰ ਪੋਜ਼ਲ ਜਾ ਭੇਜਦਾ ਤੇਰੇ ਅੜ ਬਸਵਾ ਤੋਂ ਵੇ ਮੈਂ ਰਹਾ ਡਰਦੀ ਜਦੋਂ ਕੁੜੀ ਅੱਜ ਕੱਲ ਤੇਰੀ ਹੁੰਦੀ ਏ ਵੇ ਮੈਂ ਹੱਲੋਂ ਮੱਲੀ ਸੋਹਣੇ ਆਪ ਲਸ਼ ਕਰਦੀ ਜਦੋਂ ਕੁੜੀ ਅੱਜ ਕੱਲ ਤੇਰੀ ਹੁੰਦੀ ਏ ਵੇ ਮੈਂ ਹੱਲੋਂ ਮੱਲੀ ਸੋਹਣੇ ਆਪ ਲਸ਼ ਕਰਦੀ ਸਾਡੇ ਵੱਲ ਨਿਗਾਹ ਵੀ ਨੀ ਮਾਰਦਾ ਅੱਖ ਪੱਟ ਵੀ ਨਾ ਹੋਵੇ ਵੇਖੀ ਜਾਵਾ ਮੈਂ ਦਿਲ ਉੱਡੀ ਉੱਡੀ ਜਾਵੇ ਮੁਟਿਆਰ ਦਾ ਫੋਲੋ ਕੀਤਾ ਏ ਮੈਂ ਇੰਸਟਾ ਤੇ ਤੈਨੂੰ ਵੇ ਫੋਲੋ ਕੀਤਾ ਏ ਮੈਂ ਇੰਸਟਾ ਤੇ ਤੈਨੂੰ ਵੇ ਫੋਟੋ ਵੇਖ ਕੇ ਹੀ ਰਹਾ ਹਾਂ ਕਿ ਪਰਦੀ ਜਦੋਂ ਕੁੜੀ ਅੱਜ ਕੱਲ ਤੇਰੀ ਹੁੰਦੀ ਏ ਵੇ ਮੈਂ ਹੱਲੋਂ ਮੱਲੀ ਸੋਹਣੇ ਆਪ ਲਸ਼ ਕਰਦੀ ਜਦੋਂ ਕੁੜੀ ਅੱਜ ਲੁੱਕ ਮੈਨੂੰ ਰਹਿੰਦਾ ਏ ਤੂੰ ਤਾੜਦਾ ਜਦੋਂ ਨਿਕਲੇ ਸਵੇਰੇ ਮੇਰੇ ਕੋਲ ਦੀ ਨੇੜੇ ਆ ਕੇ ਤੂੰ ਬਰੇਕ ਜਹੀ ਮਾਰਦਾ ਤੇਰੇ ਦੋਸਤਾਂ ਦੀ ਟੋਲੀ ਵੇਖ ਹੱਸਦੀ ਤੇਰੇ ਦੋਸਤਾਂ ਦੀ ਟੋਲੀ ਵੇਖ ਹੱਸਦੀ ਪਤਾ ਏ ਉਹਨਾਂ ਨੂੰ ਮੈਂ ਤੇਰੇ ਤੇ ਕਰਸ਼ ਕਰਦੀ ਜਦੋਂ ਕੁੜੀ ਅੱਜ ਕੱਲ ਤੇਰੀ ਹੁੰਦੀ ਏ ਵੇ ਮੈਂ ਹੱਲੋਂ ਮੱਲੀ ਸੋਹਣੇ ਆਪ ਲਸ਼ ਕਰਦੀ ਜਦੋਂ ਕੁੜੀ ਅੱਜ ਸ਼ਿਕਾਰ ਦੀ ਵੇਟ ਸਾਰੇ ਦੀ ਰਨੀਆਂ ਚੰਨ ਮੱਖਣਾ ਕਦੋਂ 14 ਫਰਵਰੀ ਦਿਨ ਆਉਣਾ ਵੇ ਕੰਮ ਦੁਨੀਆਂ ਤੋਂ ਵੱਖਰਾ ਹੀ ਕਰਨਾ ਮਿੰਟੂ ਸੋਹੀ ਤੈਨੂੰ ਰੋਜ਼ ਫੜਾਉਣਾ ਵੇ ਕਰੀ ਫੀਲਿੰਗ ਤੂੰ ਫੀਲ ਮੁਟਿਆਰ ਦੀ ਫੀਲਿੰਗ ਤੂੰ ਫੀਲ ਮੁਟਿਆਰ ਦੀ ਮੈਂ ਵੀ ਹੋ ਜੋ ਤੇਰੀ ਦੁਨੀਆ ਤੋਂ ਨਹੀਂ ਉਹ ਡਰਦੀ ਜਦੋਂ ਕੁੜੀ ਅੱਜ ਕੱਲ ਤੇਰੀ ਹੁੰਦੀ ਏ ਵੇ ਮੈਂ ਹੱਲੋਂ ਮੱਲੀ ਸੋਹਣੇ ਆਪ ਲਸ਼ ਕਰਦੀ ਜਦੋਂ ਕੁੜੀ ਅੱਜ ਕੱਲ ਤੇਰੀ ਹੁੰਦੀ ਏ ਵੇ ਮੈਂ ਹੱਲੋਂ ਮੱਲੀ ਸੋਹਣੇ ਆਪ ਲਸ਼ ਕਰਦੀ ਹੋ